ਸਤਨਾਮ ਸ੍ਰੀ ਵਾਹਿਗੁਰੂ ਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਪੁੱਤਰ ਕਲੱਤਰ ਲੋਕ ਗ੍ਰਹਿ ਬਨਿਤਾਂ ਮਾਇਆ ਸਨ ਬੰਦੇਹੀ ਅੰਤ ਕੀ ਬਾਰ ਕੋ ਖਰਾ ਨਾ ਹੋਸੀ ਸਭ ਮਿਥਿਆ ਅਸਨੇਹੀ ਪੁੱਤਰ ਕਲੱਤਰ ਲੋਕ ਗ੍ਰਹਿ ਬਨਿਤਾਂ ਮਾਇਆ ਸਨ ਬੰਦੇਹੀ ਅੰਤ ਕੀ ਬਾਰ ਕੋ ਖਰਾ ਨਾ ਹੋਸੀ ਸਭ ਮਿਥਿਆ ਅਸਨੇਹੀ ਰੇ ਨਾਰ ਕਾਹੇ ਪਪੋਰ ਹੋ ਦੇਹੀ ਉਡ ਜਾਏਗੋ ਧੂਮ ਬਾਦਰੋ ਇਕ ਭਾਜਹੁ ਰਾਮ ਸਨੇਹੀ ਰਹਾਉ ਤੀਨ ਸੰਗਿਆਕਾਰ ਦੇਹ ਕਿਨੇ ਜਾਲ ਕੁਕਰ ਪਸਮੇਹੀ ਹੋਏ ਆਮਰ ਗ੍ਰਹਿ ਮਹਿ ਬੈਠਾ ਕਰਨ ਕਾਰਣ ਬਿਸਰੋਹੀ ਅਨੇਕ ਭਾਂਤ ਕਰ ਮਣੀਏ ਸਾਜੇ ਕੱਚ ਤਾਗ ਪਰੋਹੀ ਟੂਟ ਜਾਏਗੋ ਬਾਪੁਰੇ ਫਿਰ ਪਾਛੈ ਪਛੁਤੋਹੀਂ ਜਿਨ ਤੁਮ ਸਿਰਜੇ ਸਿਰਜ ਸਵਾਰੇ ਤਿਸ ਆਵਹੁ ਦਿਨ ਰਹਿ ਜਾਨ ਨਾਨਕ ਪ੍ਰਭ ਕਿਰਪਾ ਤਾਰੇ सतगुर ओट गहे हे। जेन तुम सिरजे सिरज सवारे तिस ते आवहु दिन रहने हे। जान नानक प्रभ कृपा तारे मैं सतगुर ओट गहे हे। वाहे गुरु जी का खालसा वाहे गुरु जी की फतेह। सोरठ महला पंजवा पुत्र कलत्र लोक गृह बनता माया सन बंदे ही अंत की बार को खरा न होसी सब मिथ्या असने ही।